ਜੀ ਥੈਂਕ ਯੂ ਰਾਓ, ਅਸੀਂ ਤੁਹਾਡੇ ਨਾਲ ਫੇਰ ਜੁੜਾਂਗੇ। ਤਾਜ਼ਾ ਤਰੀਨ ਤੁਹਾਨੂੰ ਦੱਸਦੀ ਕਿ ਤੁਹਾਡੇ ਇਲਾਕੇ ਮਲੋਹ ਦੇ ਵਿੱਚੋਂ ਸਾਡੇ ਨਾਭਾ ਦੇ ਕਾਕਾ ਰਣਦੀਪ ਸਿੰਘ ਜਿੱਤ ਚੁੱਕੇ ਨੇ ਜੀ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡੇ ਇਲਾਕੇ ਦੇ ਮੇਰੇ ਖਿਆਲ ਮਨਪਸੰਦੀਦਾ ਲੀਡਰ ਜਿਹੜੇ ਜਿੱਤ ਚੁੱਕੇ ਨੇ। ਠੀਕ ਹੈ ਰਾਓ ਵਰਿੰਦਰ, ਤੁਹਾਡੇ ਨਾਲ ਅਸੀਂ ਫੇਰ ਜੁੜਾਂਗੇ ਜੀ। ਥੈਂਕਸ ਅਲੋਟ ਰਾਓ ਵਰਿੰਦਰ, ਜੋ ਕਿ ਡੇਲੀ ਪੋਸਟ ਤੇ ਫਾਸਟ ਵੇ ਦੇ ਇੱਕ ਅਹਿਮ ਪੱਤਰਕਾਰ ਨੇ। ਡਾਕਟਰ ਸਾਹਿਬ, ਤੁਸੀਂ ਕੁਝ ਪੁੱਛਣਾ ਚਾਹੋਗੇ ਰਾਓ ਵਰਿੰਦਰ ਨੂੰ? ਠੀਕ ਹੈ ਜੀ। ਰਾਓ, ਮੇਰੇ ਨਾਲ ਡਾਕਟਰ ਕਮਲ ਮਹਿੰਦਰਾ ਨੇ, ਜੋ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹੁੰਦੇ ਸੀ ਜਲੰਧਰ ਦੂਰਦਰਸ਼ਨ ਤੇ, ਉਹ ਤੁਹਾਡੇ ਤੋਂ ਕੁਝ ਸਵਾਲ ਪੁੱਛਣਗੇ ਜੀ। ਅੱਜ ਕੱਲ੍ਹ ਉਹ ਮੇਰੇ ਨਾਲ ਬੈਠਦੇ ਨੇ, ਮੈਂ ਬੜਾ ਖੁਸ਼ਕਿਸਮਤ ਆ ਕਿ ਉਹਨਾਂ ਦੇ ਨਾਲ ਪ੍ਰੋਗਰਾਮ ਕਰਨ ਦਾ ਮੌਕਾ ਮਿਲਦਾ ਮੈਨੂੰ ਜੀ। ਡਾਕਟਰ ਸਾਹਿਬ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀ ਇਸ ਵੇਲੇ ਪੋਜੀਸ਼ਨ ਬਣੀ ਹੋਈ ਹੈ, ਜੋ ਰੁਝਾਨ ਇਸ ਵੇਲੇ ਚੱਲ ਰਹੇ ਨੇ, ਇਹ ਰੁਝਾਨਾਂ ਦੇ ਵਿੱਚ ਕੋਈ ਉਤਰਾਅ ਚੜਾਅ ਤੁਸੀਂ ਦੇਖਦੇ ਹੋ ਆਉਣ ਵਾਲੇ ਕੁਝ ਸਮੇਂ ਦੇ ਵਿੱਚ? ਜੀ ਨਹੀਂ ਡਾਕਟਰ ਸਾਹਿਬ, ਕੋਈ ਜ਼ਿਆਦਾ ਉਤਰਾਅ ਚੜਾਅ ਨਹੀਂ ਆਏਗਾ। ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਉਹ ਕਰੀਬ ਕਰੀਬ 70 ਸੀਟਾਂ ਤੋਂ ਅੱਗੇ ਜਾ ਰਹੀ ਆ। ਜੇ ਥੋੜਾ ਸਮਾਂ ਆਪਾਂ ਲਗਾ ਵੀ ਲਈਏ ਤਾਂ ਇਹਦੇ ਵਿੱਚ 2 ਜਾਂ 3 ਸੀਟਾਂ ਦਾ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਸਕਦਾ। ਤੇ ਸਾਫ਼ ਤੌਰ ਤੇ ਕਲੀਅਰ ਆ ਕਿ ਜਿਹੜੀ ਕਾਂਗਰਸ ਪਾਰਟੀ ਉਹ 65 ਤੋਂ 60 ਸੀਟਾਂ ਲੈਂਦੀ ਦਿਖ ਰਹੀ ਆ, 65 ਤੋਂ 66 ਸੀਟਾਂ ਪੱਕੀਆਂ ਸਮਝੀਆਂ ਜਾ ਸਕਦੀਆਂ ਨੇ ਕਾਂਗਰਸ ਪਾਰਟੀ ਦੀਆਂ ਪੰਜਾਬ ਦੇ ਵਿੱਚ। ਕਾਂਗਰਸ ਪਾਰਟੀ 65 ਤੋਂ 70 ਸੀਟਾਂ ਜਿੱਤੇਗੀ। ਠੀਕ ਹੈ ਜੀ, ਓਕੇ, ਬਹੁਤ ਮਿਹਰਬਾਨੀ ਤੁਹਾਡੀ। ਥੈਂਕ ਯੂ ਜੀ, ਥੈਂਕ ਯੂ ਰਾਓ ਵਰਿੰਦਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਅਨਵੀ ਜੀ, ਥੈਂਕ ਯੂ, ਥੈਂਕ ਯੂ ਜੀ। ਸਲੋ ਜੀ, ਇਹ ਸਨ ਸਾਡੇ ਨਾਲ ਪੰਜਾਬ ਤੋਂ ਰਾਓ ਵਰਿੰਦਰ ਸਿੰਘ, ਜੋ ਕਿ ਫਾਸਟ ਵੇ ਦੇ ਨਾਲ ਨਾਲ ਡੇਲੀ ਪੋਸਟ ਦੇ ਇੱਕ ਅਹਿਮ ਪੱਤਰਕਾਰ ਨੇ ਡਾਕਟਰ ਸਾਹਿਬ। ਸੋ ਮੇਰਾ ਖਿਆਲ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਦਾ ਤੋਹਫਾ ਮਿਲ ਚੁੱਕਾ। ਧਰਮਕੋਟ ਤੋਂ ਕਾਂਗਰਸ ਦੇ ਕਾਕਾ ਸੁਖਜੀਤ ਸਿੰਘ ਮੇਰੇ ਖਿਆਲ ਹੋ ਚੁੱਕੇ ਨੇ, ਜਲੰਧਰ ਵੈਸਟ ਤੋਂ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਜਿੱਤ ਚੁੱਕੇ ਨੇ ਜੀ, ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ। ਡਾਕਟਰ ਸਾਹਿਬ, ਪਰ ਮੈਂ ਜੇਕਰ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇਖਾਂ ਤਾਂ ਉਹਦੇ ਉੱਤੇ ਹਜੇ ਤੱਕ ਅਕਾਲੀ ਦਲ ਦਾ ਖਾਤਾ ਨਹੀਂ ਖੁੱਲਿਆ। ਅੱਛਾ ਜੀ, ਸੋ ਕੀ ਇਸ ਚੀਜ਼ ਨੂੰ ਕੀ ਸਮਝ ਸਕਦੇ ਹਾਂ ਹੁਣ ਪੀਟੀਸੀ ਦੇ ਵੱਲੋਂ ਜਿਹੜੀਆਂ ਅਪਡੇਟਸ ਆ ਰਹੀਆਂ ਨੇ? ਦੇਖੋ, ਪੀਟੀਸੀ ਵੱਲ ਦਾ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਰਿਜ਼ਲਟ ਆ, ਇਹਦੇ ਵਿੱਚ ਕੋਈ ਕਮਿਊਨੀਕੇਸ਼ਨ ਗੈਪ ਆ ਜੀ? ਬਿਲਕੁਲ, ਇਲੈਕਸ਼ਨ ਕਮਿਸ਼ਨ ਨੂੰ ਹੋ ਸਕਦਾ ਕਮਿਊਨੀਕੇਸ਼ਨ ਜਿਹੜੀ ਹੈ ਉਹ ਥੋੜੀ ਲੇਟ ਪਹੁੰਚਦੀ ਹੋਵੇ ਜੀ, ਤੇ ਪੀਟੀਸੀ ਵਾਲਿਆਂ ਕੋਲ ਪਹਿਲਾਂ ਪਹੁੰਚ ਜਾਂਦੀ ਹੋਵੇ ਜੀ। ਬਿਲਕੁਲ, ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਰਾਣਾ ਕੇਪੀ ਸਿੰਘ ਜਿੱਤ ਚੁੱਕੇ ਨੇ ਜੀ, ਤੇ ਇਸ ਦੇ ਨਾਲ ਨਾਲ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਕੁਲਜੀਤ ਨਾਗਰਾ ਜੇਤੂ ਹੋ ਚੁੱਕੇ ਨੇ ਜੀ। ਧਰਮਕੋਟ ਤੋਂ ਕਾਂਗਰਸ ਦੇ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਜਿੱਤੇ ਨੇ ਜੀ, ਤੇ ਤੋਤਾ ਸਿੰਘ ਹਾਰ ਗਏ ਨੇ। ਜਲੰਧਰ ਵੈਸਟ ਤੋਂ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਜਿੱਤ ਚੁੱਕੇ ਨੇ, ਤੇ ਲੰਬੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਜਿੱਤ ਚੁੱਕੇ ਨੇ। ਸੋ ਇਹ ਚੋਣ ਨਤੀਜੇ ਅਸੀਂ ਤੁਹਾਡੇ ਤੱਕ ਫੇਰ ਬਹੁਤ ਜਲਦ ਲੈ ਕੇ ਹਾਜ਼ਰ ਹੋਵਾਂਗੇ ਇੱਕ ਬ੍ਰੇਕ ਤੋਂ ਬਾਅਦ। ਠੀਕ ਹੈ ਡਾਕਟਰ ਸਾਹਿਬ? ਠੀਕ ਹੈ ਜੀ। ਦੁਨੀਆਂ ਭਰ ਚ ਵਸੇ ਪੰਜਾਬੀਆਂ ਦੀ ਨਜ਼ਰ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਤੇ ਟਿਕੀ ਹੋਈ ਹੈ। ਰੇਡੀਓ ਸਪਾਈਸ ਵਿਸ਼ੇਸ਼ ਤੌਰ ਤੇ ਕਵਰੇਜ ਕਰੇਗਾ ਇਹਨਾਂ ਚੋਣ ਨਤੀਜਿਆਂ ਦੀ, ਨਿਊਜ਼ੀਲੈਂਡ ਦੇ ਸਮੇਂ ਅਨੁਸਾਰ ਬਾਅਦ ਦੁਪਹਿਰ ਤੋਂ ਲੈ ਕੇ ਪੂਰੇ ਚੋਣ ਨਤੀਜੇ ਆਉਣ ਤੱਕ ਸੁਣਦੇ ਰਹਿਣਾ ਰੇਡੀਓ ਸਪਾਈਸ। ਇਸ ਦੌਰਾਨ ਅਸੀਂ ਵੱਖ ਵੱਖ ਪੱਤਰਕਾਰਾਂ ਦੇ ਨਾਲ ਰਾਬਤੇ ਵਿੱਚ ਰਹਾਂਗੇ। ਚੋਣ ਨਤੀਜੇ ਪੰਜਾਬ ਇਲੈਕਸ਼ਨ 2017। ਮੈਂ ਕਿਹਾ ਜੀ, ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ। ਬਈ, ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ। ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 09-212-9563। ਸਟਾਈਲ ਐਨਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ। ਜਾਂ ਫਿਰ ਜ਼ਿਆਦਾ ਜਾਣਕਾਰੀ ਲਈ ਲੌਗਇਨ ਕਰੋ ਵੈਬਸਾਈਟ bollywoodbhangra.co.nz। ਬੈਂਕ ਆਫ ਇੰਡੀਆ ਹੁਣ ਬਣ ਚੁੱਕਾ ਹੈ ਭਾਰਤੀ ਭਾਈਚਾਰੇ ਦਾ ਸਭ ਤੋਂ ਭਰੋਸੇਯੋਗ ਬੈਂਕ। ਇਸ ਦੇ ਇੱਕ ਨਹੀਂ ਬਲਕਿ ਅਨੇਕ ਕਾਰਨ ਹਨ।

ਜਸਟ ਫਰੈਸ਼ 158 ਕੋਲਮਰ ਰੋਡ ਪਾਪਾ ਟੋਟੋਏ ਆਕਲੈਂਡ ਵਿੱਚ ਦਾਲਾਂ ਅਤੇ ਮਸਾਲਿਆਂ ਦੀ ਸਭ ਤੋਂ ਵੱਡੀ ਸੁਪਰਮਾਰਕੀਟ ਜਸਟ ਫਰੈਸ਼ ਤੇ ਜਸਟ ਫਰੈਸ਼ ਦੇ ਇਸ ਵੀਕ ਦੇ ਸਪੈਸ਼ਲ ਵਿੱਚ ਰਾਜਪੋਗ ਰਾਈਸ 9.99 ਪ੍ਰੀਮੀਅਮ ਰਾਜਪੋਗ ਰਾਈਸ 13.99 ਖੀਰੇ ਸਿਰਫ 99 ਸੈਂਟਸ ਈਚ ਗਰੇਵਾਲ ਚੱਕੀ ਆਟਾ 20 ਕਿਲੋ ਬੈਗ 20.99 ਵੇਰਕਾ ਘਿਓ 1 ਲੀਟਰ 12.99 ਅਤੇ ਵੇਰਕਾ ਘਿਓ 2 ਲੀਟਰ 22.99 ਫਰੈਸ਼ ਭਿੰਡੀਆਂ ਤੇ ਮੂਲੀਆਂ ਵੀ ਹਰ ਵੇਲੇ ਉਪਲਬਧ ਨੇ ਜਸਟ ਫਰੈਸ਼ ਸ਼੍ਰੀ ਦਸ਼ਮੇਸ਼ ਦਰਬਾਰ ਦੇ ਬਿਲਕੁਲ ਨਾਲ ਪੱਪ ਟੋਏ ਦੇ ਵਿੱਚ Radio Swat Saturday Night Miss. Radio Swat Saturday Night Miss. Saturday Night Miss. जादू ही है तेरे हाथां च तां क्या स्वाद रोटी बनाई है ए जादू है आशीर्वाद न्यूजीलैंड दा न्यूजीलैंड विच ही पीसिया आशीर्वाद प्योर चक्की फ्रेश आटा भाई सच्ची स्वाद आ गया आशीर्वाद न्यूजीलैंड है तो फिर कोई होर आटा पसंद भी नहीं आएगा असी ऑस्ट्रेलिया तो प्रीमियम क्वालिटी दी कणक ले आके न्यूजीलैंड विच हाइजीनिक चक्कियां विच पीस के बिल्कुल फ्रेश आटा तुहाडे तक पहुंचाने आ हुन दुकान ते जाके आशीर्वाद न्यूजीलैंड मेड आटा ही मंगना आशीर्वाद न्यूजीलैंड ये है समय की आवाज हर वक्त तुहाडे अंग संग न्यूजीलैंड दा नंबर 1 पंजाबी FM रेडियो स्पाइस ਸਲੋ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਪੰਜਾਬ 2017 ਵਿਧਾਨ ਸਭਾ ਚੋਣਾਂ ਦੇ ਨਤੀਜੇ ਜਿਹੜੇ ਨੇ ਜੀ ਆ ਰਹੇ ਨੇ ਪਲ ਪਲ ਦੀ ਜਾਣਕਾਰੀ ਜਿਹੜੀ ਅਸੀਂ ਲਾਈਵ ਜਿਹੜੀ ਤੁਹਾਨੂੰ ਰੇਡੀਓ ਸਪਾਈਸ ਦੇ ਤਰੰਗਾਂ ਦੇ ਉੱਤੇ ਦੇ ਰਹੇ ਹਾਂ ਧਰਮਕੋਟ ਤੋਂ ਕਾਂਗਰਸ ਦੇ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਜਿਹੜੇ ਨੇ ਜੇਤੂ ਹੋ ਚੁੱਕੇ ਨੇ ਜੀ ਅਤੇ ਤੋਤਾ ਸਿੰਘ ਨੂੰ ਉਹਨਾਂ ਨੇ ਹਰਾ ਦਿੱਤਾ ਅਤੇ ਡਾਕਟਰ ਸਾਹਿਬ ਜੇਕਰ ਮੈਂ ਗੱਲ ਕਰਾਂ ਇਲੈਕਸ਼ਨ ਕਮਿਸ਼ਨ ਦੀ ਹਾਂਜੀ ਤਾਂ ਹਜੇ ਤੱਕ ਇਲੈਕਸ਼ਨ ਕਮਿਸ਼ਨ ਨੇ ਸਰਦਾਰ ਬਾਦਲ ਨੂੰ ਵੀ ਜਿਹੜਾ ਜੇਤੂ ਨਹੀਂ ਕਰਾਰ ਕੀਤਾ ਠੀਕ ਹੈ ਜੀ ਭਾਵੇਂ ਕਿ PTC ਵਾਲਿਆਂ ਨੇ ਗਾਹ ਪਾ ਰੱਖਿਆ ਕਿ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਜੇਤੂ ਹੋ ਚੁੱਕੇ ਨੇ ਹਜੇ ਤੱਕ ਜੇਕਰ ਇਲੈਕਸ਼ਨ ਕਮਿਸ਼ਨ ਦੀ ਗੱਲ ਕਰੀਏ ਤਾਂ ਜਿੱਦਾਂ ਹਰਦੇਵ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਨੇ ਜਦੋਂ ਤੱਕ ਪੂਰੀ ਕਾਗਜ਼ੀ ਲਿਖਤ ਪੜ੍ਹਤ ਨਹੀਂ ਪਹੁੰਚ ਜਾਂਦੀ ਉਹਨਾਂ ਕੋਲ ਉਹ ਤੱਕ ਉਹ ਕਿਸੇ ਨੂੰ ਜੇਤੂ ਕਰਾਰ ਨਹੀਂ ਦਿੰਦੇ ਹਜੇ ਤੱਕ ਸਿਰਫ 2 ਸੀਟਾਂ ਦੇ ਜਿਹੜੇ ਉਹਨਾਂ ਕੋਲ ਪ੍ਰੋਪਰ ਕਾਗਜ਼ ਪਹੁੰਚੇ ਨੇ ਜੀ ਅਤੇ 2 ਹੀ ਸੀਟਾਂ ਡਿਕਲੇਅਰ ਕੀਤੀਆਂ ਨੇ ਇੰਡੀਆ ਨੈਸ਼ਨਲ ਕਾਂਗਰਸ ਦੀਆਂ ਟੋਟਲ 75 ਨੇ ਉਹਦੇ ਵਿੱਚੋਂ 2 ਜਿੱਤ ਚੁੱਕੇ ਨੇ ਤੇ 73 ਤੇ ਲੀਡ ਹੈ ਜੀ ਆਮ ਆਦਮੀ ਪਾਰਟੀ ਨੇ ਵੀ ਹਜੇ ਤੱਕ ਕੋਈ ਖਾਤਾ ਨਹੀਂ ਖੋਲਿਆ ਜੀ 22 ਸੀਟਾਂ ਤੇ ਲੀਡ ਕਰ ਰਹੀ ਹੈ ਜੀ ਹੁਣ ਠੀਕ ਹੈ ਤੇ 15 ਤੇ ਸ਼੍ਰੋਮਣੀ ਅਕਾਲੀ ਦਲ ਲੀਡ ਕਰ ਰਹੀ ਹੈ ਜੀ 2 ਤੇ ਲੋਕ ਇਨਸਾਫ਼ ਪਾਰਟੀ ਜਿਹੜੀ ਹੈ ਲੀਡ ਕਰ ਰਹੀ ਹੈ ਓਕੇ ਜੀ ਇਹ ਲੋਕ ਇਨਸਾਫ਼ ਦੇ ਕੌਣ ਨੇ ਜੀ ਭਲਾ ਮੇਰੇ ਕੋਲ ਹਜੇ ਤੱਕ ਇਹਨਾਂ ਦੇ ਨਾਮ ਨਹੀਂ ਪਹੁੰਚੇ ਡਾਕਟਰ ਸਾਹਿਬ ਓਕੇ ਜੀ ਸੋ ਇਹਨਾਂ ਦੇ ਜਦੋਂ ਨਾਮ ਪਹੁੰਚ ਜਾਣਗੇ ਜੀ ਉਦੋਂ ਹੀ ਆਪਾਂ ਜਿਹੜਾ ਤੁਹਾਨੂੰ ਦੱਸ ਸਕਦੇ ਹਾਂ ਪ੍ਰੋਪਰ ਵੀ ਕੀ ਚੱਲ ਰਿਹਾ ਇਸ ਟਾਈਮ ਟ੍ਰੈਂਡ ਸੋ ਗੁਰਦਾਸਪੁਰ ਤੋਂ ਅਮਲੋਹ ਤੋਂ ਕਾਂਗਰਸ ਦੇ ਰਣਦੀਪ ਸਿੰਘ ਕਾਕਾ ਰਣਦੀਪ ਸਿੰਘ ਜਿਹੜੇ ਨੇ ਜੀ ਜਿੱਤ ਚੁੱਕੇ ਨੇ ਜੀ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਜੀ ਡਾਕਟਰ ਸਾਹਿਬ ਜੇਕਰ ਮੈਂ ਗੱਲ ਕਰਾਂ ਨਾ ਪ੍ਰੋਪਰ ਪੰਜਾਬ ਦੀ ਜਿਹੜੀ ਗੱਲ ਕਰ ਰਹੇ ਹਾਂ ਆਪਾਂ ਪੰਜਾਬ ਦੇ ਵਿੱਚ ਅਰੁਣ ਨਾਰੰਗ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਨੇ ਉਹ 48,707 ਵੋਟਾਂ ਜਿਹੜੀਆਂ ਸ਼ੋਅ ਕਰ ਰਹੇ ਨੇ ਆਪਣੇ ਇੱਕ ਕਾਲਰ ਜੁੜ ਰਹੇ ਨੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੇਡੀਓ ਸਪਾਈਸ ਦੇ ਤਰੰਗਾਂ ਤੇ ਜਿਹੜੇ 2 ਤੁਸੀਂ ਦੱਸ ਨਾ ਜੀ ਆਜ਼ਾਦ ਆ ਜਾ ਰਿਹਾ ਇਹ ਬੈਂਸ ਭਰਾਵਾਂ ਦੀ ਪਾਰਟੀ ਹੈ ਲੋਕ ਇਨਸਾਫ਼ ਲੁਧਿਆਣੇ ਤੋਂ ਜੀ ਮਤਲਬ ਹਜੇ ਤੱਕ ਉਹਨਾਂ ਦੇ ਕੈਂਡੀਡੇਟ ਦੇ ਨਾਮ ਨਹੀਂ ਨਾ ਆਏ ਜੀ ਵੀ ਕਿਹੜੇ ਅੱਗੇ ਚੱਲ ਰਹੇ ਨੇ ਹਾਂਜੀ ਹਾਂਜੀ ਦੋਵੇਂ ਭਰਾ ਨੇ ਤੇ 3 ਉਹਨਾਂ ਦੇ ਨਾਲ ਸਾਥੀ ਹੋਰ ਨੇ 5 ਸੀਟਾਂ ਸੀ ਉਹਨਾਂ ਕੋਲ ਦੋਵਾਂ ਚੋਂ ਤੇ ਐਡਵਾਂਸ ਚੱਲ ਰਿਹਾ ਜੀ ਜੀ ਜੀ ਜੀ ਠੀਕ ਹੈ ਜੀ ਮਿਹਰਬਾਨੀ ਤੁਹਾਡੀ ਇਸ ਮਿਹਰਬਾਨੀ ਜੀ ਲੋਕ ਇਨਸਾਫ਼ ਪਾਰਟੀ ਉਹਨਾਂ ਦੀ ਸੀਗੀ ਇਹ ਓਕੇ ਓਕੇ ਥੈਂਕ ਯੂ ਵੈਰੀ ਮਚ ਠੀਕ ਹੈ ਮਿਹਰਬਾਨੀ ਥੈਂਕ ਯੂ ਜੀ ਸੋ ਜੀ ਬੈਂਸ ਭਰਾਵਾਂ ਦੀ ਜਿਹੜੀ ਇਹ ਪਾਰਟੀ ਹੈ ਅੱਗੇ ਚੱਲ ਰਹੀ ਹੈ ਡਾਕਟਰ ਸਾਹਿਬ ਪਰ ਜੇਕਰ ਅਸੀਂ ਚੈਨਲ ਦੀ ਗੱਲ ਕਰੀਏ ਤਾਂ ਹਜੇ ਤੱਕ ਚੈਨਲ ਦੇ ਉੱਤੇ ਕਿਤੇ ਵੀ ਇਹ ਚੀਜ਼ ਦਾ ਜਿਹੜਾ ਅਪਡੇਟ ਨਹੀਂ ਆ ਰਹੀ ਹੈਗੀ ਕਿਉਂਕਿ ਚੈਨਲ ਦੇ ਉੱਪਰ ਜਿਹੜੀਆਂ ਸਿਰਫ 3 ਪਾਰਟੀਆਂ ਨੂੰ ਹੀ ਪ੍ਰੋਜੈਕਟ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ BJP ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਅਦਰਸ ਜਿਹੜੇ ਹੈਗੇ ਨੇ ਉਹ 0 ਦਿਖਾ ਰਹੇ ਨੇ ਸੋ ਕਿਤੇ ਲੀਡ ਪੈਂਦੀ ਵੀ ਨਜ਼ਰ ਨਹੀਂ ਆ ਰਹੀ ਹਾਲ ਦੀ ਘੜੀ ਜਿਹੜਾ ਹੈਗਾ 24-75 ਤੇ 18 ਦੇ ਅੰਕੜੇ ਜਿਹੜੇ ਨੇ ਦਿਖਾਏ ਜਾ ਰਹੇ ਨੇ ਤੇ ਇੱਧਰ ਜੇਕਰ ਮੈਂ ਇਲੈਕਸ਼ਨ ਕਮਿਸ਼ਨ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਜਿਹੜਾ ਜੀ ਹੁਣ ਆਮ ਆਦਮੀ ਪਾਰਟੀ ਦੀ 1 ਸੀਟ ਜਿੱਤੀ ਹੋਈ ਨਜ਼ਰ ਆ ਰਹੀ ਹੈ ਜੀ ਓਕੇ ਜੀ ਕੌਣ ਜਿੱਤੇ ਨੇ ਜੀ ਇਹ ਹਜੇ ਤੱਕ ਨਹੀਂ ਆਇਆ ਜੀ 4 ਸੀਟਾਂ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਹੈ ਜਿੱਤ ਚੁੱਕੀ ਹੈ ਜੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਜੇ ਤੱਕ ਇੱਕ ਵੀ ਸੀਟ ਨਹੀਂ ਜਿਹੜੀ ਆ ਨਜ਼ਰ ਆ ਰਹੀ। ਸੋ ਟੋਟਲ 5 ਸੀਟਾਂ ਦੇ ਨਤੀਜੇ ਆ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ 4 ਤੇ ਕਾਂਗਰਸ ਤੇ 1 ਦੇ ਉੱਤੇ ਜਿਹੜਾ ਹੈ ਜੀ ਆਮ ਆਦਮੀ ਪਾਰਟੀ ਜੇਤੂ ਨਜ਼ਰ ਆ ਰਹੀ ਹੈ। ਜੇਕਰ PTC ਦੀ ਗੱਲ ਕਰੀਏ ਤਾਂ ਉੱਥੇ ਹਾਲੇ ਤੱਕ ਜਿਹੜਾ ਦਿਖਾਇਆ ਜਾ ਰਿਹਾ ਉਹ ਦਿਖਾਏ ਜਾ ਰਹੇ ਨੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਜਿੱਤੇ ਹੋਏ ਨੇ। ਮੇਰੇ ਨਾਲ ਡਾਕਟਰ ਸਾਹਿਬ ਆਪਾਂ ਚੈਨਲ ਥੋੜ੍ਹਾ ਜਿਹਾ ਚੇਂਜ ਕਰਕੇ ਦੇਖ ਲਈਏ ਰੁਝਾਨ ਕੀ ਕਹਿੰਦੇ ਨੇ ਜੀ। ਦੇਖੋ ਜੀ ਤੁਸੀਂ ਦੂਜਾ ਰਿਮੋਟ ਚੱਕਣਾ ਪੈਣਾ ਜੀ ਤੁਹਾਨੂੰ, ਉਹਦੇ ਵਿੱਚੋਂ ਜਿਹੜੇ ਨੇ ਆਪਾਂ ਨੂੰ ਰੁਝਾਨ ਦੇਖਣਗੇ ਕਿ ਅਸਲ ਦੇ ਵਿੱਚ ਕਿਹੜੀ ਪਾਰਟੀ ਜਿਹੜੀ ਆ ਜੇਤੂ ਨਜ਼ਰ ਆ ਰਹੀ ਹੈ। ਪਠਾਨਕੋਟ ਤੋਂ ਕਾਂਗਰਸ ਦੇ ਅਮਿਤ ਵਿਜ, ਖਡੂਰ ਸਾਹਿਬ ਤੋਂ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਜਿਹੜੇ ਨੇ ਜਿੱਤ ਚੁੱਕੇ ਨੇ ਜੀ। ਡਾਕਟਰ ਸਾਹਿਬ ਤੁਸੀਂ ਸਰੋਤਿਆਂ ਨੂੰ ਨਾਲ ਨਾਲ ਲਾਈਵ ਅਪਡੇਟਸ ਦੇਈ ਚੱਲੋ ਜੀ, ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਜਿਹੜੀਆਂ ਇਹ ਲਾਈਵ ਅਪਡੇਟਸ ਚੱਲ ਰਹੀਆਂ ਨੇ ਜੀ। ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਬਰਿੰਦਰਮੀਤ ਸਿੰਘ ਜਿੱਤ ਚੁੱਕੇ ਨੇ ਜੀ। ਅਮਲੋਹ ਚ ਕਾਂਗਰਸ ਦੇ ਰਣਦੀਪ ਸਿੰਘ ਨਾਭਾ ਜਿੱਤੇ ਨੇ ਜੀ। ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਰਾਣਾ KP ਸਿੰਘ ਜਿੱਤ ਚੁੱਕੇ ਨੇ ਜੀ। ਜੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਕੁਲਜੀਤ ਨਾਗਰਾ ਜੇਤੂ ਕਰਾਰ ਦਿੱਤੇ ਗਏ ਨੇ ਜੀ। ਬਿਲਕੁਲ ਧਰਮਕੋਟ ਤੋਂ ਕਾਂਗਰਸ ਦੇ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਜਿੱਤੇ ਨੇ ਜੀ, ਉਹਨਾਂ ਨੇ ਤੋਤਾ ਸਿੰਘ ਨੂੰ ਹਰਾਇਆ ਜੀ। ਮੇਰੇ ਖਿਆਲ ਹੁਣ ਆਪਾਂ ਥੋੜ੍ਹਾ ਜਿਹਾ ਰੁਝਾਨ ਚੇਂਜ ਕਰਕੇ ਦੇਖੀਏ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੀਆਂ 16 ਸੀਟਾਂ ਦਿਖਾਈਆਂ ਜਾ ਰਹੀਆਂ ਨੇ, ਕਾਂਗਰਸ ਦੀਆਂ 73 ਤੇ ਆਪ ਦੀਆਂ 25, ਤੇ ਥੋੜ੍ਹਾ ਜਿਹਾ ਰੁਝਾਨ ਜਿਹੜੇ ਚੇਂਜ ਹੁੰਦੇ ਨਜ਼ਰ ਆ ਰਹੇ ਨੇ ਅੱਜ ਤੱਕ ਦੇ ਉੱਤੇ, ਜਿਹੜੀਆਂ ਇਹ ਜਿਹੜੀਆਂ ਨੇ ਡਿਫਰੈਂਟ ਨਤੀਜੇ ਨਜ਼ਰ ਆ ਰਹੇ ਨੇ, ਕਿਉਂਕਿ ਅੱਜ ਤੱਕ ਨਾਲ ਨਾਲ ਦੂਜੇ ਹੋਰ ਵੀ ਕਵਰ ਕਰ ਰਹੇ। ਗੋਆ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਾਂਗਰਸ 8 ਸੀਟਾਂ ਦੇ ਉੱਤੇ ਜਿਹੜੀ ਹੈ ਡਾਕਟਰ ਸਾਹਿਬ ਲੀਡ ਕਰ ਰਹੀ ਹੈ ਅਤੇ BJP ਵੀ 8 ਸੀਟਾਂ 'ਤੇ ਲੀਡ ਕਰ ਰਹੀ ਹੈ। ਉੱਤਰਾਖੰਡ ਦੀ ਗੱਲ ਕਰੀਏ ਤਾਂ BJP 49 ਸੀਟਾਂ 'ਤੇ, ਕਾਂਗਰਸ 18 'ਤੇ, BSP 0 ਅਤੇ ਜਿਹੜੇ ਦੂਜੇ ਨੇ ਉਹ 3 ਸੀਟਾਂ ਲੈ ਕੇ ਜਾ ਰਹੇ ਨੇ। ਮਣੀਪੁਰ ਦੀ ਗੱਲ ਕਰੀਏ ਤਾਂ ਕਾਂਗਰਸ 13 ਸੀਟਾਂ, BJP 14 ਅਤੇ NPAF ਜਿਹੜੀ ਹੈ 3 ਸੀਟਾਂ 'ਤੇ, ਅੰਨੇ 10 ਸੀਟਾਂ ਲੈ ਕੇ ਗਏ ਹੋਏ ਨੇ। ਸੋ ਡਾਕਟਰ ਸਾਹਿਬ ਰੁਝਾਨ ਤੁਹਾਡੇ ਸਾਹਮਣੇ ਨੇ, ਜੇਕਰ ਬਾਹਰ ਦੀ ਵੀ ਗੱਲ ਕਰੀਏ ਤਾਂ ਕਾਂਗਰਸ ਜਿਹੜੀ ਹੈ ਕਿਤੇ ਕਿਤੇ ਜਿੱਤਦੀ ਹੋਈ ਨਜ਼ਰ ਆ ਰਹੀ ਹੈ। ਭਾਜਪਾ ਜਿਹੜੀ ਹੈਗੀ ਹੈ ਜੀ ਗੋਆ ਦੇ ਵਿੱਚ ਟੱਕਰ ਦੇ ਰਹੀ ਹੈ ਅਤੇ ਉੱਤਰਾਖੰਡ ਦੇ ਵਿੱਚ ਵੀ BJP ਅੱਗੇ ਚੱਲ ਰਹੀ ਹੈ ਜੀ। ਕਾਂਗਰਸ ਕਾਫੀ ਪਿਛੜ ਚੁੱਕੀ ਹੈ ਉੱਤਰਾਖੰਡ ਦੇ ਵਿੱਚ। ਪੰਜਾਬ ਦੇ ਵਿੱਚ ਅਕਾਲੀ ਦਲ ਦੀਆਂ ਜਿਹੜੀਆਂ ਨੇ ਜੀ 16 ਸੀਟਾਂ, ਦੁਆਬਾ ਦੇ ਵਿੱਚ 6 ਸੀਟਾਂ ਦੇ ਅੱਗੇ ਚੱਲ ਰਹੀ ਹੈ 15 'ਤੇ ਕਾਂਗਰਸ, 2 'ਤੇ ਆਪ। ਮਾਲਵਾ 'ਚ 8 ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਹੈ ਅਕਾਲੀ ਦਲ, 36 'ਤੇ ਕਾਂਗਰਸ ਅਤੇ 23 'ਤੇ ਆਪ ਚੱਲ ਰਹੀ ਹੈ ਜੀ। ਮਾਝਾ ਦੇ ਵਿੱਚ 2 ਸੀਟਾਂ ਦੇ ਉੱਤੇ ਅਕਾਲੀ ਦਲ, 23 'ਤੇ ਕਾਂਗਰਸ ਅਤੇ 0 'ਤੇ ਆਪ ਚੱਲ ਰਹੀ ਹੈ ਜੀ। ਦੁਆਬੇ ਦੀ ਗੱਲ ਕਰੀਏ 6 ਸੀਟਾਂ 'ਤੇ ਅਕਾਲੀ ਦਲ, 15 'ਤੇ ਕਾਂਗਰਸ, 2 'ਤੇ ਆਪ। ਮਾਲਵਾ 'ਤੇ 8, ਕਾਂਗਰਸ ਦੀਆਂ 36 ਅਤੇ ਆਪ ਦੀਆਂ 23 ਸੀਟਾਂ ਨੇ। ਲਓ ਜੀ ਡਾਕਟਰ ਸਾਹਿਬ ਤਾਜ਼ਾ ਰੁਝਾਨਾਂ ਤੁਹਾਨੂੰ ਪੰਜਾਬ ਦੇ ਦਿਲ ਦੇ ਅਕੋਰਡਿੰਗ ਵੀ ਦੇਤੇ ਜੀ। ਮਾਝਾ ਮਾਲਵਾ ਦੁਆਬਾ ਦੇ ਆ ਥੱਲੇ ਆ ਰਹੇ ਨੇ ਡਾਕਟਰ ਸਾਹਿਬ। ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ। ਸੋ ਬਿਲਕੁਲ ਜੀ, ਮਾਲਵਾ ਦੇ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ 36 ਅਤੇ ਆਮ ਆਦਮੀ ਪਾਰਟੀ 23 ਸੀਟਾਂ 'ਤੇ। ਮਾਝਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਤੇ ਵੀ ਕੋਈ ਲੀਡ ਨਹੀਂ ਮਿਲੀ ਹੈਗੀ ਜੀ। ਦੁਆਬੇ 'ਚ ਹਜੇ 2 ਸੀਟਾਂ 'ਤੇ ਚੱਲ ਰਹੀ ਹੈ ਅੱਗੇ। ਕੀ ਕਹੋਗੇ ਡਾਕਟਰ ਸਾਹਿਬ, ਮਾਝਾ ਦੇ ਵਿੱਚ ਕੀ ਕਮੀ ਰਹਿ ਗਈ ਮਾਝੇ ਦੇ ਵਿੱਚ? ਮਾਝੇ ਦੇ ਵਿੱਚ ਦੇਖੋ, ਜਿਹੜੇ ਸਿਆਣੇ ਪੋਲੀਟੀਸ਼ੀਅਨ ਨੇ ਉਹ ਤਾਂ ਕਹਿੰਦੇ ਨੇ ਕਿ ਸੁੱਚਾ ਸਿੰਘ ਛੋਟੇਪੁਰ ਦਾ ਜਿਹੜਾ ਅਸਰ ਹੈ ਉਹ ਜ਼ਿਆਦਾ ਵੋਟਾਂ ਤੋੜਨ ਦੇ ਵਿੱਚ, ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੀਆਂ ਵੋਟਾਂ ਤੋੜੀਆਂ ਨੇ ਜੀ, ਉਹਨਾਂ ਦਾ ਕਾਫੀ ਰੋਲ ਰਿਹਾ ਜੀ। ਤੋ ਇਸੇ ਤਰ੍ਹਾਂ ਹੀ ਦੁਆਬੇ ਦੇ ਵਿੱਚ ਉਹਨਾਂ ਨੇ ਬਹੁਤਾ ਜ਼ੋਰ ਹੀ ਨਹੀਂ ਲਾਇਆ ਜੀ। ਤੋ ਬਹੁਤਾ ਜਿਹੜਾ ਜ਼ੋਰ ਲੱਗਿਆ ਹੋਇਆ ਸੀ ਉਹ ਮਾਲਵੇ ਦੇ ਵਿੱਚ ਹੀ ਲੱਗਿਆ ਸੀਗਾ ਆਮ ਆਦਮੀ ਪਾਰਟੀ ਦਾ ਜੀ। ਸੋ ਜਿੰਨੀਆਂ ਵੀ ਸੀਟਾਂ ਉਹ ਉੱਥੇ ਲੀਡ ਕਰ ਰਹੇ ਨੇ ਉਹ ਸਾਰੀਆਂ ਸੀਟਾਂ ਜਿਹੜੀਆਂ ਉਹ ਮਾਲਵਾ ਖੇਤਰ ਦੇ ਵਿੱਚ ਜਾਂ ਜੀ। ਸੋ ਕਿਤੇ ਨਾ ਕਿਤੇ ਜਿਹੜਾ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਮਾਝਾ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਜਿਹੜਾ ਸੀਗਾ ਅਸਰ ਦਿਖਾਉਣ ਦੇ ਵਿੱਚ ਨਾਕਾਮਯਾਬ ਰਹੀ ਹੈ। ਗੋਆ ਦੇ CM ਲਕਸ਼ਮੀਕਾਂਤ ਜਿਹੜੇ ਨੇ ਪਿੱਛੇ ਚੱਲ ਰਹੇ ਨੇ ਜੀ। ਬਿਲਕੁਲ ਜੀ, ਗੋਆ ਦੇ ਨਾਲ ਨਾਲ ਅਸੀਂ ਤੁਹਾਨੂੰ ਗੋਆ ਦੇ ਵੀ ਰੁਝਾਨ ਜਿਹੜੇ ਦਿੱਤੇ ਨੇ। ਵੈਸੇ ਅਸੀਂ ਪੰਜਾਬ ਦੇ ਰੁਝਾਨ ਵੱਲ ਦੀ ਚੱਲਾਂਗੇ। ਕਾਂਗਰਸ ਦਾ ਬਹੁਮਤ ਜਿਹੜਾ ਸਪਸ਼ਟ ਹੋ ਚੁੱਕਿਆ ਜੀ। ਸੋ ਜਿੰਨੇ ਵੀ ਚੈਨਲਸ ਦੇ ਉੱਤੇ ਦੇਖ ਰਹੇ ਹਾਂ ਤਾਂ ਹਾਲ ਦੀ ਘੜੀ ਜਿੱਦਾਂ ਅਸੀਂ ਪੰਜਾਬ ਤੋਂ ਅਪਡੇਟਸ ਵੀ ਲਈਆਂ ਸੀਗੀਆਂ ਡਾਕਟਰ ਸਾਹਿਬ ਹਾਂਜੀ, ਸੋ ਉਹਦੇ ਵਿੱਚ ਜਿਹੜਾ ਕਾਂਗਰਸ ਹੀ ਜਿਹੜੀ ਹੈ ਬਹੁਮਤ ਦੇ ਨਾਲ ਅੱਗੇ ਵੱਧ ਰਹੀ ਹੈ। ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਡਾਕਟਰ ਸਾਹਿਬ। ਪੰਜਾਬ ਦੇ ਵਿੱਚ ਤਾਂ ਕਾਂਗਰਸ ਆ ਗਈ ਹੈ ਤਕਰੀਬਨ ਹਾਂਜੀ, ਤੇ ਜੇਕਰ ਆਪੋਜੀਸ਼ਨ ਦੇ ਵਿੱਚ ਦੇਖੀਏ ਤਾਂ ਆਮ ਆਦਮੀ ਪਾਰਟੀ ਦੀਆਂ ਹੁਣ ਸੀਟਾਂ ਘੱਟ ਰਹੀਆਂ ਨੇ ਜੀ। ਆਮ ਆਦਮੀ ਪਾਰਟੀ ਕਿੱਥੇ ਪਹੁੰਚ ਗਈ ਜੀ ਹੁਣ? 19 ਤੇ ਆ ਗਈ ਆ ਜੀ, 2 ਸੀਟਾਂ ਆਮ ਆਦਮੀ ਪਾਰਟੀ ਜਿੱਤ ਚੁੱਕੀ ਆ ਜੀ। ਤੁਸੀਂ ਤਾਂ 42 ਲੈ ਕੇ ਦੇਣ ਨੂੰ ਫਿਰਦੇ ਸੀਗੇ, ਕੁੱਲ ਹੱਥ ਦੇ ਵਿੱਚੋਂ ਆਪ ਦੇ ਸੁਖਪਾਲ ਖਹਿਰਾ ਜਿਹੜੇ ਜਿੱਤ ਚੁੱਕੇ ਨੇ ਜੀ 8202 ਵੋਟਾਂ ਦੇ ਨਾਲ। ਕੀ ਬਾਤ ਹੈ! ਚਲੋ, ਸੁਖਪਾਲ ਸਿੰਘ ਖਹਿਰਾ ਪਲੱਤ ਤੋਂ ਚੋਣ ਜਿੱਤ ਚੁੱਕੇ ਨੇ ਜੀ। ਜੀ ਬਿਲਕੁਲ। ਅਮਲੋ ਤੋਂ ਕਾਂਗਰਸ ਦੇ ਕਾਕਾ ਰਣਦੀਪ ਸਿੰਘ। ਸੋ ਡਾਕਟਰ ਸਾਹਿਬ, ਜੇਕਰ ਮੈਂ ਇਲੈਕਸ਼ਨ ਕਮਿਸ਼ਨ ਦੀ ਸਾਈਟ ਦੇ ਉੱਤੇ ਝਾਤੀ ਮਾਰਾਂ ਤਾਂ 70 ਸੀਟਾਂ ਦੇ ਉੱਤੇ ਕਾਂਗਰਸ ਲੀਡ ਕਰ ਰਹੀ ਹੈ, 4 ਜਿਹੜੀਆਂ ਨੇ ਜਿੱਤ ਚੁੱਕੀ ਹੈ। ਸੋ 74 ਟੋਟਲ ਸੀਟਾਂ, 74 ਸੀਟਾਂ ਬਣ ਰਹੀਆਂ ਨੇ ਜੀ। ਅਤੇ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ, 19 ਸੀਟਾਂ 'ਤੇ ਲੀਡ ਕਰ ਰਹੀ ਹੈ, 2 ਜਿਹੜੀ ਆ ਉਹ ਜਿੱਤ ਚੁੱਕੀ ਹੈ। ਠੀਕ ਹੈ। ਅਕਾਲੀ ਦਲ ਦੀ ਹਜੇ ਤੱਕ ਵੀ ਜਿਹੜੀ ਸੀਟ ਜਿੱਤੀ ਆ ਉਹਦਾ ਹਜੇ ਤੱਕ ਵੀ ਐਲਾਨ ਨਹੀਂ ਹੋਇਆ ਜੀ। ਜੇਕਰ ਦੇਖੀਏ ਤਾਂ ਇੱਕ ਇੰਡੀਪੈਂਡੈਂਟ ਕੈਂਡੀਡੇਟ ਜਿਹੜਾ ਹੁਣ ਲੀਡ ਕਰਦਾ ਹੋਇਆ ਨਜ਼ਰ ਆ ਰਿਹਾ। ਸੋ ਬਿਲਕੁਲ ਜੀ, ਕਿਉਂਕਿ ਹਜੇ ਤੱਕ ਇਹ ਜਿਹੜੇ ਰੁਝਾਨ ਨੇ ਸਾਡੇ ਕੋਲ ਪ੍ਰੋਪਰ ਪਹੁੰਚ ਨਹੀਂ ਰਹੇ ਵੀ ਕਿਹੜਾ ਕੈਂਡੀਡੇਟ ਕਿੰਨੀਆਂ ਵੋਟਾਂ ਦੇ ਨਾਲ ਉਹ ਹੋ ਰਿਹਾ। ਸੋ ਉਹ ਵੀ ਤੁਹਾਡੇ ਤੱਕ ਅਸੀਂ ਜਿਹੜਾ ਲੈ ਕੇ ਆਵਾਂਗੇ, ਹੌਲੀ ਹੌਲੀ ਪੂਰੀਆਂ ਅਪਡੇਟਸ ਦੇਵਾਂਗੇ। ਡਾਕਟਰ ਸਾਹਿਬ, ਜੇਕਰ NDTV ਦੀ ਮੈਂ ਗੱਲ ਕਰਾਂ ਤਾਂ NDTV ਦੇ ਉੱਤੇ ਪੰਜਾਬ ਦਾ ਜਿਹੜਾ ਰੁਝਾਨ ਦਿਖਾਇਆ ਜਾ ਰਿਹਾ, ਕਾਂਗਰਸ 74, ਆਪ 27 ਸੀਟਾਂ ਦੇ ਉੱਤੇ, ਅਕਾਲੀ ਦਲ 16 ਦੇ ਉੱਤੇ ਦਿਖਾਈ ਜਾ ਰਹੀ ਹੈ। ਓਕੇ ਜੀ। ਸੋ NDTV ਵਾਲੇ 27 ਤੇ ਪ੍ਰੋਜੈਕਟ ਕਰ ਰਹੇ ਨੇ ਜੀ ਆਪ ਨੂੰ, ਆਮ ਆਦਮੀ ਪਾਰਟੀ ਨੂੰ ਜੀ, ਤੇ 74 ਦੇ ਉੱਤੇ ਕਾਂਗਰਸ ਨੂੰ, ਤੇ 16 ਦੇ ਉੱਤੇ ਅਕਾਲੀ ਦਲ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ। ਠੀਕ ਹੈ ਜੀ। ਜੀ, ਤੇ ਉਧਰ UP 'ਚ 309 ਸੀਟਾਂ ਦੇ ਉੱਤੇ BJP ਅੱਗੇ ਚੱਲ ਰਹੀ ਹੈ ਜੀ। ਕੀ ਬਾਤ ਹੈ! 403 ਸੀਟਾਂ ਨੇ ਜੀ ਟੋਟਲ ਦੇ ਵਿੱਚ, 309 BJP ਕੋਲ ਨੇ, ਤੇ SP ਤੇ ਕਾਂਗਰਸ ਦੇ ਗੱਠਜੋੜ ਨੂੰ 71 ਮਿਲੀਆਂ ਹੋਈਆਂ ਨੇ, ਬਹੁਜਨ ਸਮਾਜ ਪਾਰਟੀ 17 ਸੀਟਾਂ। ਬਿਲਕੁਲ ਜੀ, ਕਹਿੰਦੇ ਮੋਦੀ ਦੀ ਲਹਿਰ ਰੈਲੀ ਦੇ ਵਿੱਚ ਹਾਥੀ ਜਿਹੜਾ ਹਫ ਗਿਆ, ਸੋ ਕਾਫੀ ਪਿੱਛੇ ਰਹਿ ਗਿਆ UP ਦੇ ਵਿੱਚ। ਸੋ UP 'ਚ ਜਿਹੜਾ ਹੈਗਾ ਉਦੋਂ ਰਹਿ, ਪੰਜਾਬ ਦੇ ਵਿੱਚ 74 ਸੀਟਾਂ ਦੇ ਉੱਤੇ ਕਾਂਗਰਸ, 27 ਦੇ ਉੱਤੇ ਜਿਹੜਾ ਜੀ ਆਮ ਆਦਮੀ ਪਾਰਟੀ ਤੇ ਅਕਾਲੀ BJP, 14-2 ਸੀਟਾਂ, ਟੋਟਲ 16 ਸੀਟਾਂ ਦੇ ਉੱਤੇ ਜਿਹੜੀ ਆ ਅੱਗੇ ਨਜ਼ਰ ਆ ਰਹੀ ਹੈ। ਇਹ ਤਾਜ਼ਾ ਤਰੀਨ ਅੰਕੜੇ ਜਿਹੜੇ ਹੈਗੇ ਨੇ ਜੀ, ਇਹ ਉਹਦੇ ਉੱਤੇ ਦਿਖਾਏ ਜਾ ਰਹੇ ਨੇ NDTV ਦੇ ਉੱਤੇ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਹਾਲੇ ਦੇਖੋ ਨਤੀਜੇ ਕੀ ਆ ਰਹੇ ਨੇ ਜੀ। ਮੈਨੂੰ ਲੱਗਦਾ ਡਾਕਟਰ ਸਾਹਿਬ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਬਿਲਕੁਲ, ਬ੍ਰੇਕ ਤੋਂ ਬਾਅਦ ਫਿਰ ਜਿਹੜੇ ਨੇ ਤਾਜ਼ਾ ਤਰੀਨ ਨਤੀਜੇ ਜਿਹੜੇ ਨੇ ਸਰੋਤਿਆਂ ਤੱਕ ਪਹੁੰਚਦੇ ਕਰ ਦਿੰਦੇ ਹਾਂ। ਬਣੇ ਰਹਿਣਾ ਜੀ ਰੇਡੀਓ ਸਪਾਈਸ ਦੀਆਂ ਤਰੰਗਾਂ ਦੇ ਉੱਤੇ, ਅਸੀਂ ਤੁਹਾਨੂੰ ਪ੍ਰੋਪਰ ਜਿਹੜੇ ਨਤੀਜੇ ਨੇ ਹੌਲੀ ਹੌਲੀ ਜਿਹੜੇ ਦਿੰਦੇ ਜਾਵਾਂਗੇ। ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ 'ਤੇ ਨਜ਼ਰ ਮਾਰ ਲਈਏ। ਹਾਂਜੀ, 4 ਸੀਟਾਂ 'ਤੇ ਕਾਂਗਰਸ ਜਿੱਤੀ ਹੈ ਜੀ, 2 'ਤੇ ਆਮ ਆਦਮੀ ਪਾਰਟੀ ਜਿੱਤੀ ਹੈ। ਜੇਕਰ ਹਾਲ ਦੀ ਘੜੀ ਇਹਨੂੰ ਦੇਖੀਏ ਤਾਂ 50-50 ਚੱਲ ਰਹੀ ਹੈ ਜੀ, ਕਾਂਗਰਸ ਅਤੇ ਆਮ ਆਦਮੀ ਪਾਰਟੀ। ਬਾਕੀ ਨੂੰ ਥੋੜ੍ਹਾ ਜਿਹਾ ਅੱਖੋਂ ਪਰਖੇ ਕਰ ਦਈਏ। ਠੀਕ ਹੈ ਜੀ, ਲੈਂਦੇ ਹਾਂ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਠੀਕ ਹੈ। ਅੱਛਾ ਸੁਣੋ, ਮੈਂ ਕਹਿ ਰਹੀ ਸੀ ਕਿ ਕਿੱਟੀ ਵੀ ਆਈ ਹੋਈ ਹੈ ਤੇ ਲੰਡਨ ਵਾਲੇ ਮਾਸੀ ਜੀ ਤੇ ਉਹਨਾਂ ਦੇ ਬੱਚੇ ਵੀ ਆਏ ਹੋਏ ਨੇ, ਤੇ ਕੁਝ ਦਿਨਾਂ ਤੋਂ ਚਿੰਟੂ ਤੇ ਪਿੰਕੀ ਵੀ ਕਹਿ ਰਹੇ ਸੀ ਕਿ ਮੰਮੀ ਘੁੰਮਣ ਜਾਣਾ ਹੈ। ਕੋਈ ਗੱਲ ਨਹੀਂ, ਚੱਲ ਪੈਨੇ ਆ। ਮੈਂ ਸੋਚ ਰਿਹਾ ਸੀ ਕਿ ਆਪਣੀ ਇੰਨੀ ਵੱਡੀ 10-12 ਜਣਿਆਂ ਦੀ ਫੈਮਿਲੀ ਹੈ, 2-3 ਗੱਡੀਆਂ ਜਾਣਗੀਆਂ ਹੀ, ਪਰ ਅਲੱਗ ਅਲੱਗ ਜਾਣ ਦਾ ਮਜ਼ਾ ਨਹੀਂ ਆਉਂਦਾ। ਓਹੋ, ਤੁਸੀਂ ਸਿੱਧਾ ਰੂਬਲ ਵੈਨ ਰੈਂਟਲਸ ਨੂੰ ਫੋਨ ਕਰੋ, ਜਿੱਥੇ ਤੁਹਾਨੂੰ ਮਿਲੇਗੀ 12 ਸੀਟਰ ਜੰਬੋ ਵੈਨ, ਜਿਸ ਵਿੱਚ ਅਸੀਂ ਸਾਰੇ ਆਰਾਮ ਨਾਲ ਟ੍ਰੈਵਲ ਕਰ ਸਕਦੇ ਹਾਂ, ਉਹ ਵੀ ਇੱਕ ਗੱਡੀ ਵਿੱਚ, ਉਹ ਵੀ ਵਾਜਿਬ ਰੈਂਟ ਤੇ। ਡਰਾਈਵਰ ਲੈ ਕੇ ਜਾਣ ਦੀ ਜਾਂ ਨਾ ਲੈ ਕੇ ਜਾਣ ਦੀ ਮਰਜ਼ੀ ਵੀ ਆਪਣੀ ਹੈ। ਸ਼ਾਰਟ ਐਂਡ ਲੌਂਗ ਟਰਮ ਡੀਲਸ ਬਹੁਤ ਹੀ ਸਸਤੇ ਦਾਮਾਂ ਤੇ, ਅਨਲਿਮਿਟਿਡ ਕਿਲੋਮੀਟਰ, ਜੇ ਲਗੇਜ ਜ਼ਿਆਦਾ ਹੈ ਤੇ ਟ੍ਰੇਲਰ ਵੀ ਹਾਇਰ ਕਰ ਸਕਦੇ ਹੋ। ਰੂਬਲ ਵੈਨ ਰੈਂਟਲਸ, 0800-031-855-021-040-0486। ਮਹਾਰਾਜਾ ਫੂਡ ਐਂਡ ਸਪਾਈਸਿਸ, 42 ਐਵਲੋਨ ਡਰਾਈਵ, ਹੈਮਿਲਟਨ। ਆਪਣੇ ਪੰਜਾਬੀ ਭਰਾਵਾਂ ਦੀ ਆਪਣੀ ਸ਼ਾਪ। ਕਾਲ 0784676224। ਤੇ ਮਹਾਰਾਜਾ ਫੂਡ ਐਂਡ ਸਪਾਈਸਿਸ ਦੇ ਇਸ ਵੀਕ ਦੇ ਸਪੈਸ਼ਲ ਵਿੱਚ ਹੌਕਿੰਸ ਕੁੱਕਰ 4 ਲੀਟਰ $54.99, ਨੇਚਰ ਗਿਫਟ ਰਾਈਸ 5 ਕਿਲੋ ਦੀ ਪੈਕਿੰਗ $9.99, ਕਨੋਲਾ ਆਇਲ 20 ਲੀਟਰ ਦੀ ਪੈਕਿੰਗ $38.99, ਵਾਲਨਟਸ $24.99, ਹਲਦੀਰਾਮ 245 ਔਰ 2.99 ਈਚ, ਗੋਪਾਲਾ ਯੋਗਾ 245 ਔਰ 2.99 ਈਚ, ਅਤੇ ਹਰ ਤਰ੍ਹਾਂ ਦੀਆਂ ਇੰਡੀਅਨ ਡਰਿੰਕਸ, ਚਿਪਸ, ਪੀਪੇ ਵਾਲੇ ਬਿਸਕਿਟ, ਰਸ, ਐਗਲਸ ਫਰੂਟ ਕੇਕ ਵੀ ਅਵੇਲੇਬਲ ਨੇ, ਟੌਪਸ, ਸ਼ਾਨ ਅਤੇ ਮਦਰ ਪੀਕਲ ਵੀ ਅਵੇਲੇਬਲ ਨੇ। ਮਹਾਰਾਜਾ ਫੂਡ ਐਂਡ ਸਪਾਈਸਿਸ, 42 ਐਵਲਨ ਡਰਾਈਵ,